ready? ਲਫਜ਼ਾਂ ਦਾ ਖੇਲ ਅਲਫਾਜ਼ਾਂ ਦਾ ਮੇਲ ਵਜੇ ਦੀ ਬੀਟ ਮੈਂ ਬੀਟ ਪੀ ਕੇ ਗੱਡੀ ਦੀ ਸੀਟ 'ਚ ਲਿਖਦਾ ਗੀਤ ਉਮੀਦ ਮੈਨੂੰ ਲੋਕਾਂ ਨੂੰ ਪਸੰਦ ਆ ਮੇਰੇ ਗੀਤ ਸੁਣ ਲੋਕ ਸਿੱਖਦੇ ਇੱਥੇ ਦੀ ਰੀਤ ਤੇ ਰਸਮ ਰਿਵਾਜ ਇਸ ਦੇਸ਼ ਦੇ ਭੰਗ ਆਪੇ ਪੀਨੇ ਚਿੱਟਾ ਦੂਜਿਆਂ ਨੂੰ ਵੇਚਦੇ ਗੱਲ ਗੱਲ ਤੇ ਗਾਲੀ ਗੱਲੋ ਚ ਪੈ ਜਦੋਂ ਤਾਂ ਮੈਂ ਜੰਮਿਆ ਮੈਂ ਘਰ ਵਾਲਿਆਂ ਤੇ ਖੋਜ ਮੇਰੀ ਸੋਚ ਨਸ਼ੇ 'ਚ ਮੈਨੂੰ ਨੀ ਹੋਸ਼ ਮੈਂ ਮੇਰੇ ਪਿੱਛੇ ਪਿੱਛੇ ਲੱਗੇ 24 ਘੰਟੇ ਪੁਲਿਸ ਵਾਲੇ ਜਿੰਨੇ ਦੇ ਪੀਨੇ ਰਹਿੰਦੇ ਦੁਨੀਆਂ ਤੋਂ ਦੂਰ ਰਹਿੰਦੇ ਬੈਰੀਆਂ ਨੂੰ ਸ਼ੇਰਾਂ ਵਾਂਗੂ ਜਾਵੇ ਮੇਰੀ ਜ਼ਿੰਦਗੀ 'ਚ ਦਿਨ ਥੋੜੇ ਤੇ ਰਾਤਾਂ ਕਾਲੀ ਕਾਲੀ ਡਿਨਾਲੀ ਵਿੱਚ ਫਿਰਦੇ ਮੁੰਡੇ ਮਵਾਲੀ ਨਾਲੇ ਗੱਡੀ ਦੇ ਸ਼ੀਸ਼ੇ ਕਿੱਤੇ ਕਾਲੇ ਮੈਲਾ ਪਤਾ ਮੇਰੇ ਪਿੱਛੇ ਪੁਲਿਸ ਵਾਲੇ ਮੇਰੇ ਤੋਂ ਹੋਈ ਖਤਾ ਮੇਰੇ ਤੇ ਵੇ ਇਲਜ਼ਾਮ ਗੋਰੇ ਆਦਮੀ ਦੇ ਦੇਸ਼ 'ਚ ਦੇਸੀ ਪੁੱਤ ਜਵਾਨ ਚੱਲੇ ਆ ਉਮੀਦਾਂ ਲੈ ਕੇ ਦੇ ਕਿੰਨੇ ਸੁਪਨੇ ਇੱਥੇ ਪਿੱਠ ਪਿੱਛੇ ਮੈਨੂੰ ਰੁੱਟਣ ਮੇਰੇ ਆਪਣੇ ਪਰ ਕੋਈ ਵੱਡੀ ਗੱਲ ਨਹੀਂ ਮੇਰੇ ਬੈਰੀਆਂ ਨੂੰ ਚੈਨ ਇੱਕ ਪਲ ਨਹੀਂ ਗੱਡੀ ਦੇ ਸ਼ੀਸ਼ੇ ਥੱਲੇ ਕਰਾਂ ਜਿੰਦਾ ਬਾਹਰ ਬੰਦੂਕਾਂ ਚੱਲਣ ਗੋਰੀਆਂ ਵੇ ਕਿੰਨੇ ਬੱਚੇ ਕਿੰਨੇ ਮਰੇ ਮੈਨੂੰ ਮਤ ਲੱਭ ਲੈ ਪੱਲੇ ਮੇਰੇ ਕੱਖ ਨਹੀਂ ਮੇਰੀ ਜ਼ਿੰਦਗੀ ਦਾ ਕੋਈ ਮਤ ਸੱਦ ਨਹੀਂ ਹੁਣ ਕਰ ਲੋ ਜੋ ਕਰਨਾ ਏ ਕਿਦਨਾ ਪਾ ਸਾਰਿਆਂ ਨੇ ਮਰਨਾ ਵੇ ਜਿੰਦ ਨਾਲ ਖੇਡਾ ਮੈਨੂੰ ਮੌਤ ਕੋਲੋਂ ਡਰ ਨਹੀਂ ਕਾਲੀ ਡਿਨਾਲੀ Frame on drive, yeah. Rims keep spinning every time I stop, yeah. One in the brain in my plastic glock, running the train on the bastard cops, yeah. Kali Dinali, gaddi de shishe kale.